ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚਾ ਆਏ ਗੁਰ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵਾ ਜਾਏ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚਾ ਆਏ ਗੁਰ ਰਾਖੇ ਸੇ ਉਬਰੇ ਹੋਰ ਮਰ ਜੰਮਾ ਆਵਾ ਜੰਮ ਹੈ ਆਵਹੇ ਜਾਵਹੇ ਅੰਤ ਗਏ ਪਛੁਤਾਵਹੇ ਬਿਨ ਨਾਵ ਸੁਖ ਨਾ ਹੋਈ ਅਥ ਕਮਾਵ ਸੋ ਫਲ ਪਾਵੈ ਮਨ ਮੁਖ ਹੈ ਪਤ ਖੋਈ ਜਮਪੁਰ ਘੋਰ ਅੰਧਾਰ ਮਹਾ ਗੁਬਾਰ ਨਾ ਭੈਣ ਨ ਪਾਈ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚਾ ਆਈ ਕਾਇਆ ਕੰਚਨ ਤਾਂ ਥੀਐ ਜਾਂ ਸਤਿਗੁਰ ਲਏ ਮਿਲਾਏ ਭ੍ਰਮ ਮਾਇਆ ਵਿੱਚੋਂ ਕੱਟੀਐ ਸਚੁੜੈ ਨਾਮ ਸਮਾਏ ਸੱਚਾ ਨਾਮ ਸਮਾਏ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ ਸਦਾ ਆਨੰਦ ਰਹੈ ਦਿਨ ਰਾਤੀ ਵਿੱਚ ਹਉਮੈ ਜਾਏ ਜਿਨੀ ਪੁਰਖੀ ਹਰ ਨਾਮ ਚਿਤ ਲਾਇਆ ਇਨਕਾ ਹਉ ਲਾਗੋ ਪਾਏ ਛਾਇਆ ਕੰਚਨ ਪਾਥੀਆ ਜਾ ਸਤਿਗੁਰ ਲਏ ਮਿਲਾਏ ਸੋ ਸੱਚਾ ਸੱਚ ਸਲਾਹੀਆ ਜੇ ਸਤਿਗੁਰ ਦੇ ਬੁਝਾਏ ਬਿਨ ਸਤਿਗੁਰ ਭਰਮ ਭੁਲਾਣੀਆ ਕਿਆ ਮੋਹ ਦੇਸਨ ਆਗਾ ਜਾਏ ਕਿਆ ਦੇਨ ਮੋਹ ਜਾਏ ਅਵਗੁਣ ਪਛੁਤਾਏ ਦੁੱਖੋ ਦੁੱਖ ਕਮਾਏ ਨਾਮ ਰਤੀਆ ਸੇ ਰੰਗ ਚਲੂਲਾ ਤਿਰ ਕੈ ਅੰਕ ਸਮਾਏ ਕਿਸ ਜੇਵਡ ਅਵਰ ਨ ਸੂਜਈ ਕਿਸ ਆਗੈ ਕਹੀਆ ਜਾਏ ਸੋ ਸੱਚਾ ਸੱਚ ਸਲਾਹੀਆ ਜੇ ਸਤਿਗੁਰ ਦੇ ਬੁਝਾਏ ਜਿਨੀ ਸੱਚੜਾ ਸੱਚ ਸੁਲਾਹਿਆ ਹੋਂ ਤਿੰਨ ਲਾਗੋ ਪਾਏ ਸੇ ਜਾਨ ਸੱਚੇ ਨਿਰਮਲੇ ਤਿੰਨ ਮਿਲਿਆ ਮਾਲ ਸਭ ਜਾਏ ਤਿੰਨ ਮਿਲਿਆ ਮਾਲ ਸਭ ਜਾਏ ਸੱਚੈ ਸਾਰ ਨਾਏ ਸੱਚੈ ਸਹਿਜ ਸੁਭਾਏ ਨਾਮ ਨਿਰੰਜਨ ਅਗਮ ਅਗੋਚਰ ਸਤਿਗੁਰ ਦੀਆ ਬੁਝਾਏ ਅਨ ਦਿਨ ਭਗਤ ਕਰਹੇ ਰੰਗ ਰਾਤੇ ਨਾਨਕ ਸੱਚ ਸਮਾਏ ਜਿਨੀ ਸੱਚੜਾ ਸੱਚ ਧਿਆਇਆ ਹਉ ਤਿੰਨ ਕੈ ਲਾਗੋ ਪਾਏ ਅਨ ਦਿਨ ਭਗਤ ਕਰਹੇ ਰੰਗ ਰਾਤੇ ਨਾਨਕ ਸੱਚ ਸਮਾਏ ਜਿਨੀ ਸੱਚੜਾ ਸੱਚ ਧਿਆਇਆ ਹਾਂ ਤਿੰਨ ਕਾ ਲਾਗੋ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਹੰਸ ਮਹੱਲਾ ਤੀਜਾ। ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਏ ਗੁਰ ਰਾਖੇ ਸੇ ਉਭਰੇ ਹੋਰ ਮਰ ਜੰਮੈ ਆਵੈ ਜਾਏ।